ਬੱਚਿਆ ਬਣਾ ਖਾਲਸਾ ਕਦੀ ਕਾਰ ਨੇ ਰਸਵਾਇਆ ਕਾਂ ਦੁਨੀਆ ਚਿਆ ਬਣਾ ਖਾਲਸਾ ਕਦੀ ਕਾਰ ਨੇ ਰਸਵਾਇਆ ਕਾਂ ਦੁਨੀਆ ਚਿਆ ਮਨੀ ਆਸ਼ਕੀ ਮਨੀ ਮੁਹੱਬਤ ਕਪਾਇਆ ਕਾਂ ਦੁਨੀਆ ਚਿਆ ਬਣਾ ਖਾਲਸਾ ਕਦੀ ਕਾਰ ਨੇ ਰਸਵਾਇਆ ਕਾਂ ਦੁਨੀਆ ਚਿਆ ਕਸਾ ਕਦੀ ਕਾਰ ਨੇ ਰਸਵਾਇਆ ਕਾਂ ਦੁਨੀਆ ਚਿਆ ਮਨ ਕਸਾ ਕਦੀ ਕਾਰ ਨੇ।